ਸਹਿਜ ਨਾਲ ਮਾਰ ਹਥੌੜਾ ਵੇ ਤੂੰ ਕਿਉਂ ਨੀਅਤ ਚਾਈ ਮੇਰੇ ਪੁੱਤ ਦੀਆਂ ਨਾਜ਼ੁਕ ਤਲੀਆਂ ਜਾਨਾ ਕਿਲ ਤੇ ਕਿਲ ਲਗਾਈ ਇੱਕ ਕਿਲ ਮੇਰੇ ਸੀਨੇ ਚੜਦੇ ਮੈਨੂੰ ਆ ਜਾਏ ਪੁੱਤ ਦੀਆ ਇੰਜ ਲੱਗਦਾ ਜਿਵੇਂ ਤਾਲ ਬਾਰੇ ਫਿਰਾਂ ਦੀ ਫੇਰ ਖੁਦਾਈ ਹੌਲੀ ਹੌਲੀ ਕਿਲ ਲਾਵੀ ਕਿਲ ਲਾਉਣ ਵਾਲਿਆ ਹੌਲੀ ਹੌਲੀ ਕਿਲ ਲਾਵੀ ਕਿਲ ਲਾਉਣ ਵਾਲਿਆ ਦਿਲ ਦੀਆਂ ਮਹਿਲਾਂ ਦੇ ਮੀਨਾਰੇ ਟਾਉਣ ਵਾਲਿਆ ਹੌਲੀ ਹੌਲੀ ਕਿਲ ਲਾਵੀ ਕਿਲ ਲਾਉਣ ਵਾਲਿਆ ਹੌਲੀ ਹੌਲੀ ਕਿਲ ਲਾਵੀ ਵਾਲਿਆ सारे कौन वाले हाले हाले के ले लामी ਲਾਉਣ ਵਾਲਿਆ।